ਜਿਹੜਾ ਭੁੱਖ ਨੂੰ ਹੁੰਜਰ ਲੈ ਜਦ ਵੀ ਆਵੇ ਦੁੱਖ ਨੂੰ ਹੁੰਜਰ ਲੈ ਵੇਖ ਕਿਸੇ ਤੇ ਸੁੱਖ ਨੂੰ ਹੁੰਜਰ ਲੈ ਵੇਖ ਕਿਸੇ ਤੇ ਸੁੱਖ ਨੂੰ ਹੁੰਜਰ ਲੈ ਉਹ ਨਹੀਂ ਖਾਂਦਾ ਮਾਰਾ ਉਹਦੀਆਂ ਹਰ ਪਲ ਜੀ ਹਰ ਪਲ ਮੌਜ ਬਹਾਰਾ ਉਹਦੀਆਂ ਹਰ ਪਲ ਜੀ ਹਰ ਪਲ ਮੌਜ ਬਹਾਰਾ ਉਹਦੀਆਂ ਹਰ ਪਲ ਜੀ ਫਿਰ ਮਗਰ ਕੋਠੀਆਂ ਕਾਰਾਂ ਉਹਦੀਆਂ ਹਰ ਪਲ ਜੀ ਹਰ ਪਲ ਮੌਜ ਬਹਾਰਾਂ ਉਹਦੀਆਂ ਹਰ ਪਲ ਜੀ ਹਰ ਪਲ ਮੌਜ ਬਹਾਰਾਂ ਉਹਦੀਆਂ ਹਰ ਪਲ ਜੀ ਭਲਾ ਹੀ ਲੋਚੇ ਸੋਹਣਾ ਹੋ ਜੋ ਸੋਹਣਾ ਸੋਚੇ ਹਰ ਬੰਦੇ ਦਾ ਭਲਾ ਹੀ ਲੋਚੇ ਕਹੂੰ ਗਰੀਬ ਦਾ ਮਾਸ ਨਾ ਨੋਚੇ ਕਹੂੰ ਗਰੀਬ ਦਾ ਮਾਸ ਨਾ ਨੋਚੇ ਫਿਰ ਰੱਬ ਵੀ ਲੈਂਦਾ ਸਾਰਾ ਉਹਦੀਆਂ ਹਰ ਪਲ ਜੀ ਹਰ ਪਲ ਮੌਜ ਬਹਾਰਾਂ ਉਹਦੀਆਂ ਹਰ ਪਲ ਜੀ ਹਰ ਪਲ ਮੌਜ ਬਹਾਰਾਂ ਉਹਦੀਆਂ ਹਰ ਪਲ ਜੀ ਸਭ ਨੂੰ ਪਾਲੀ ਜੀ ਜੀ ਕਹਿੰਦੇ ਕੌੜੀ ਮਿੱਠੀ ਸਭ ਦੀ ਸਹਿੰਦੇ ਸਭ ਨੂੰ ਰਾਜ ਜੀ ਜੀ ਕਹਿੰਦੇ ਪੈਰਜ ਦੇ ਧਰਤੀ ਤੇ ਰਹਿੰਦੇ ਪੈਰਜ ਦੇ ਧਰਤੀ ਤੇ ਰਹਿੰਦੇ ਉਹ ਜੂਣ ਵਾਂਗ ਸਰਦਾਰਾ ਉਹਦੀਆਂ ਹਰ ਪਲ ਜੀ ਹਰ ਪਲ ਮੌਜ ਬਹਾਰਾ ਉਹਦੀਆਂ ਹਰ ਪਲ ਜੀ ਹਰ ਪਲ ਮੌਜ ਬਹਾਰਾ ਉਹਦੀਆਂ ਹਰ ਪਲ ਜੀ ਹਰ ਪਲ ਮੌਜ ਬਹਾਰਾ